ਲੋਕਾਂ ਦੇ ਉੱਤੇ ਇਤਬਾਰ ਕਰਦੀ ਏ ਤੂੰ, ਹਰ ਵੇਲੇ ਝੂਠਾ ਮੇਰਾ ਪਿਆਰ ਕਹਿੰਦੀ ਏ ਤੂੰ, ਦਿਲ ਵਿੱਚ ਤੇਰੇ ਕੋਈ ਖੋਟ ਲੱਗਦੀ ਮੈਨੂੰ, ਬਦਲੀ ਜਾਈ ਏ ਤੇਰੀ ਟੋਰ ਲੱਗਦੀ ਮੈਨੂੰ, ਤੇਰੇ ਅੱਗੇ ਮੈਂ ਕੱਢੀ ਏ ਜਵਾਨੀ ਤੈਨੂੰ ਨਾ ਕੋਈ ਫਰਕ ਪਿਆ, ਹੁਣੀ ਸੀ ਜੋ ਹੋ ਗਈ ਹਾਂ ਮੈਂ ਤੋਂ ਐ ਨਾਦਾਨੀ, ਹੁਣ ਨਹੀਂ ਓ ਤੇਰੀ ਪਰਵਾ, ਹੋ ਜਾ ਜੇ ਤੂੰ ਜਾਣਾ ਇੱਥੇ ਸਾਹਮਣੇ।